ਜਨ ਨਾਨਕ ਸਬਦ ਸਲਾਹੀ ਜੀਏ ਪਰ ਹਰ ਲੋਭ ਨਿੰਦਾ ਕੂੜਤ ਅਗਹੁ ਸੱਚ ਗੁਰ ਬਚਨ ਫਲ ਪਾਹੀ ਜੀਏ ਹਰ ਜੀਉ ਜਨ ਨਾਨਕ ਸਬਦ ਸਲਾਹੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਸ਼ੋਭ ਵੇਸ਼ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ।